ਤੇ ਜਾਣਾ ਮੈਨੂੰ ਪਿਆਰ ਕਰ ਲੈ ਦੁਨੀਆ ਦੇ ਸਾਰੇ ਰੂਲ ਬ੍ਰੇਕ ਕਰ ਲੈ ਉਹ ਸਾਡੇ ਨਾਲ ਪੂਰੇ ਤੇਰੇ ਸ਼ੌਕ ਕਰ ਲੈ ਆ ਜਾ ਲਿਪ ਲੌਕ ਕਰ ਲੈ ਜਾਣਾ ਮੈਨੂੰ ਪਿਆਰ ਕਰ ਲੈ ਦੁਨੀਆ ਦੇ ਸਾਰੇ ਰੂਲਸ ਬ੍ਰੇਕ ਕਰ ਲੈ ਸਾਡੇ ਨਾਲ ਪੂਰੇ ਤੇਰੇ ਸ਼ੌਕ ਕਰ ਲੈ ਆ ਜਾ ਲਿਪ ਲੌਕ ਕਰ ਲੈ ਜਾਵੇ ਜੋ ਮਿੱਠੀ ਮਿੱਠੀ ਬਾਤ ਸੋਣੀਏ ਲਵ ਮੈਂ ਕਰਾਂਗਾ ਪੂਰੀ ਰਾਤ ਸੋਣੀਏ ਉਹ ਛੱਡ ਦੁਨੀਆ ਨੂੰ ਮੇਰੀ ਬਾਹੋਂ ਮੈਂ ਤੂੰ ਆ ਜਾ ਲਿਪ ਲੌਕ ਕਰ ਲੈ party, bro.